आओ दिल दा नी माड़ा तेरा सिद्धू मूसे वाला हो अनलिमिटेड चल दे वैरनी लिमिटेड काउंट ने ब्रेथ रे मैं दुनिया दे ओपोजिट चलदा ते पैर दिल चलदा या डेथ दे कईयां दे तांदलां विच रहना आ कईयां दे तां समझो भी बाहर नी ओ यंगा विच ए दे आउंदी मिठिए ते लाए जड़ा चू आउंदा तेरा यार नी ਸਾਡੇ ਹੁੰਦੇ ਆ ਤਾਂ ਅੱਖਾਂ ਵੀ ਨੀ ਖੱਡਦੇ ਹੀਰੋ ਬਣ ਗਿਆ ਮੇਰੀ ਐ ਬਸੈਂਸ ਤੇ ਉਹ ਪੰਪਾਂ ਵਿੱਚ ਆ ਕੇ ਸਾਰੇ ਉੱਡਦੇ ਮੈਂ ਪੰਪ ਐਕਸ ਨੀ ਚੜਾਈ ਤਾਂ ਲਸੰਸ ਤੇ ਹੋਏ ਪੈਂਦੀਆਂ ਨੇ ਧੋਖੇ ਦਾ ਕੋਈ ਚਾਂਸ ਨੀ ਆ ਆਓ ਜੱਟ ਦੀ ਮਸ਼ੂਕ ਕੋਈ ਨਾਰ ਨੀ ਆਓ ਯੰਗਾਂ ਵਿੱਚ ਏ ਤੇ ਆਉਂਦੀ ਮਿੱਠੀਏ ਤੇ ਲੈ ਜੜਾ ਚੋਂ ਆਉਂਦਾ ਤੇਰਾ ਯਾਰ ਨੀ ਯੰਗਾਂ ਵਿੱਚ ਏ ਜੇ ਆਉਂਦੀ ਮਿੱਠੀਏ ਤੇ ਲੈ ਜੜਾ ਚੋਂ ਆਉਂਦਾ ਤੇਰਾ ਯਾਰ ਨੀ ਬਾਲ ਵੀ ਨੀ ਪੱਟਦੇ ਇੰਟਰਵਿਊ ਚੈੱਕ ਕਰ ਲਈ ਆਓ ਵਿੱਚੋਂ ਵਿੱਚੀ ਫੈਨ ਸਾਲੇ ਅੱਟਦੇ ਆਨਲਾਈਨ ਬੀਫ ਜਿਹੜੇ ਕਰਦੇ ਉਂਝ ਮੇਰਾ ਬਾਲ ਵੀ ਨੀ ਪੱਟਦੇ ਇੰਟਰਵਿਊ ਚੈੱਕ ਕਰ ਲਈ ਆਓ ਵਿੱਚੋਂ ਵਿੱਚੀ ਫੈਨ ਸਾਲੇ ਅੱਟਦੇ ਦੇਖ ਕੇ ਤਰੱਕੀ ਜਰੀ ਜਾਵੇ ਨਾ ਐਵੇਂ ਸਾਲੇ ਖਾਂਦੇ ਰਹਿੰਦੇ ਖਾਰੀ ਆਓ ਯੰਗਾਂ ਵਿੱਚ ਏ ਤੇ ਆਉਂਦੀ ਮਿੱਠੀਏ ਤੇ ਲੈ ਜੜਾ ਚੋਂ ਆਉਂਦਾ ਤੇਰਾ ਯਾਰ ਨੀ ਤੇਰਾ ਯਾਰ ਨੀ ਉਸ ਪੈਂਡਿੰਗਾਂ ਚ ਤੁਰਦੇ ਆ ਵੇਲੇ ਪੈਂਡਿੰਗਾਂ ਚ ਤੁਰਦੇ ਆ ਆਮ ਨੀ ਪੈਂਡਿੰਗਾਂ ਚ ਲਾਈਫ ਮੇਰੀ ਚੜਦੀ ਆ ਟ੍ਰੈਂਡਿੰਗਾਂ ਚ ਚੱਲੇ ਮੇਰਾ ਨਾਮ ਨੀ ਫੋਟੋ ਨਿਤ ਨਵੀਂ ਖਬਰ ਨਾ ਚਾਰਦਾ ਜੋ ਸਾਡਾ ਇੰਸਟਾਗ੍ਰਾਮ ਅਖਬਾਰ ਨੀ ਉਹ ਯੰਗਾਂ ਵਿੱਚ ਏ ਤੇ ਆਉਂਦੀ ਮਿੱਠੀਏ ਤੇ ਲੈ ਜੜਾ ਚੋਂ ਆਉਂਦਾ ਤੇਰਾ ਯਾਰ ਨੀ ਯੰਗਾਂ ਵਿੱਚ ਏ ਜੇ ਆਉਂਦੀ ਮਿੱਠੀਏ ਤੇ ਲੈ ਜੜਾ ਚੋਂ ਆਉਂਦਾ ਤੇਰਾ ਯਾਰ ਨੀ ਆਓ ਕਿੱਥੋਂ ਕੋਈ ਕਰੂਗਾ ਮੁਕਾਬਲੇ ਗੱਲ ਪੱਥਰ ਤੇ ਲੀਕ ਮੇਰੀ ਲਿਖਵਾਏ ਤੁਸੀਂ ਲੋਕਾਂ ਨਾਲ ਬੀਵੀ ਗਾਣੇ ਕੱਢਦੇ ਆ ਤੁਹਾਡੇ ਬੀਆਂ ਦੇ ਬਰਾਬਰ ਮੇਰਾ ਇੱਕੋ ਏ ਆਓ ਕਿੱਥੋਂ ਕੋਈ ਕਰੂਗਾ ਮੁਕਾਬਲੇ ਗੱਲ ਪੱਥਰ ਤੇ ਲੀਕ ਮੇਰੀ ਲਿਖਵਾਏ ਤੁਸੀਂ ਲੋਕਾਂ ਨਾਲ ਬੀਵੀ ਗਾਣੇ ਕੱਢਦੇ ਆ ਤੁਹਾਡੇ ਬੀਆਂ ਦੇ ਬਰਾਬਰ ਮੇਰਾ ਇੱਕੋ ਏ ਤੇ ਕੁੱਤਿਆਂ ਦੀ ਦੌੜ ਚ ਨੀ ਭੱਜਦੇ ਰੌਲਾ ਤੁਹਾਡੇ ਨਾਲ ਮੇਰਾ ਕੋਈ ਵਿਚਾਰ ਨੀ ਆਓ ਯੰਗਾਂ ਵਿੱਚ ਏ ਤੇ ਆਉਂਦੀ ਮਿੱਠੀਏ ਤੇ ਲੈ ਜੜਾ ਚੋਂ ਆਉਂਦਾ ਤੇਰਾ ਯਾਰ ਨੀ ਯੰਗਾਂ ਵਿੱਚ ਏ ਜੇ ਆਉਂਦੀ ਮਿੱਠੀਏ ਤੇ ਲੈ ਜੜਾ ਚੋਂ ਆਉਂਦਾ ਤੇਰਾ ਸਿੱਧੂ ਮੂਸੇ ਵਾਲਾ ਕੋਈ ਕਰ ਯੰਗਾਂ ਵਿੱਚ ਏ ਤੇ ਆਉਂਦੀ ਮਿੱਠੀਏ ਤੇ ਲੈ ਜੜਾ ਚੋਂ ਆਉਂਦਾ ਤੇਰਾ ਯਾਰ ਨੀ ਯੰਗਾਂ ਵਿੱਚ ਏ ਜੇ ਆਉਂਦੀ ਮਿੱਠੀਏ ਤੇ ਲੈ ਜੜਾ ਚੋਂ ਆਉਂਦਾ ਤੇਰਾ ਯਾਰ ਨੀ ਆਓ ਕਤੀੜਾ ਨਾ ਯਰਾਨੇ ਪਾ ਕੇ ਸ਼ੇਰ ਨਹੀਂ ਡੱਕੀ ਦੇ ਜੇ ਚੁੱਪ ਮੂਹਰੋਂ ਬੰਦਾ ਤਾਂ ਭੁਲੇਖੇ ਨਹੀਂ ਰੱਖੀ ਦੇ ਆਓ ਨਾਮ ਲੈ ਕੇ ਠੋਕਦਾ ਏ ਜੱਟ ਸਿੱਧੂ ਮੂਸੇ ਵਾਲਾ ਗਨ ਡਾਊਨ ਕਰਨੇ ਨੂੰ ਮੋਢੇ ਗੈਰਾਂ ਦੇ ਨੀ ਤੱਕੀ ਦੇ